ਦਾ ਟੋਲ ਵੇ ਢੋਲ ਕੀਤੇ ਚਮਚ ਅੰਦਰ ਰੋਲ ਵੇ ਫਿਰ ਤੇ ਮੈਨੂੰ ਪਰਮੇਸ਼ਰ ਨੱਚ ਮੇਰੇ ਕੋਲ ਕੋਲ ਕੋਲ ਚੰਬ ਵੱਜਦਾ।